ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਤਿਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ ਦੁੱਖ ਲੱਗੈ ਘਰ ਘਰ ਫਿਰੈ ਅੱਗੈ ਦੂਣੀ ਮਿਲੈ ਸਜਾਏ ਸਤਿਗੁਰ ਮਿਲਿਐ ਭੁੱਖ ਗਈ ਪੇਛੀ ਭੁੱਖ ਨਾ ਜਾਏ ਦੁੱਖ ਲੱਗੈ ਘਰ ਘਰ ਫਿਰੈ ਅੱਗੈ ਦੂਣੀ ਮਿਲੈ ਸਜਾਏ ਅੰਦਰ ਸਹਿਜ ਨਾ ਆਇਓ ਸਹਿਜ ਹੀ ਲੈ ਖਾਏ ਮਨ ਹਾਠ ਜਿਸ ਤੇ ਮੰਗਣਾ ਲੈਣਾ ਦੁੱਖ ਮਨਾਏ ਇਸ ਭੇਖ ਥਾਵਹੋ ਗਿਰਹੋ ਪਲਾ ਜਿੱਥਹੋ ਕੋ ਵਰਸਾਏ ਸ਼ਬਦ ਰੱਤੇ ਤਿਨਾ ਸੋਜੀ ਪਈ ਦੂਜੈ ਪਰਮ ਪੁਲਾਏ ਪਇਐ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵ ਹੈ ਸੋ ਭਲੇ ਜਿਨ ਕੀ ਪਤ ਪਾਵ ਹੈ ਥਾਏ ਨਾਨਕ ਜੋ ਤਿਸ ਭਾਵ ਹੈ ਸੇ ਭਲੇ ਜਿਨ ਕੀ ਪਤ ਪਾਵ ਹੈ ਥਾਏ ਮਹੱਲਾ ਤੀਜਾ ਸਤਿਗੁਰ ਸੇਵਿਐ ਸਦਾ ਸੁਖ ਜਨਮ ਮਰਨ ਦੁਖ ਜਾਏ ਚਿੰਤਾ ਮੂਲ ਨਾ ਹੋਵੇ ਅਚਿੰਤ ਵਸੈ ਮਨ ਆਏ अंतर तीरथ ज्ञान है। सतगुर दिया बुझाए, मैल गई मन निर्मल हुआ। अमृत सार तीरथ नाए, सज्जन मिले सज्जना, सच्चा शब्द सुभाए। कार ही परचा पाया, ज्योति ज्योत मिलाए। पाखंड जम काल ना छोड़ाई, ले जासी पत गवाए। नानक नाम रटे से उबरे, सच्चे स्यों लेवलाए। पौड़ी तित जाए बहु सत संगते, जिथे हर का हर नाम बिलोइया। सहज ही हर नाम ले हो, हर तत् ना खोइया। नित जपया हो हर हर दिन सुरात, हर दरगह ढोइए। सो पाए पूरा सतगुरु, जिस तोर मस्तक लिलाट लिखोई, तिस गुर कौ सब नमस्कार करहु। जिन हर की हर गाल गलोइया। सो पाए पूरा सतगुरु, जिस तोर मस्तक लिलाट लिखोइया। तिस गुर कौ सब नमस्कार करहु। जिन हर की हर गाल गलोइया। वाहे गुरु जी का खालसा, वाहे गुरु जी की फतेह। श्लोक महला तीजा। सतगुरु मिले भुख गई, पेखी भुख ना जाए। दुख लगे घर घर फिरे, अगे दूनी मिले सजाए। वड हंस की वार की, च चौथी पौड़ी सलोका नाला